ਸਬੱਬ ਨਾ ਮਾਹੌਲ ਪੈਂਦੀਆਂ ਨੇ ਬੋਲੀਆਂ ਤੇ ਵੱਜਦੇ ਨੇ ਢੋਲ ਨੱਚਣੇ ਤਾਂ ਬਣਿਆ ਸਬੱਬ ਨਾ ਮਾਹੌਲ ਪੈਂਦੀਆਂ ਨੇ ਬੋਲੀਆਂ ਤੇ ਵੱਜਦੇ ਨੇ ਢੋਲ ਅੱਜ ਏਦਾਂ ਨਾ ਸ਼ਰਮਾ ਸ਼ਰਤਾਂ ਲਗਾ ਕੇ ਨੀ ਲੱਕ ਨਾਲ ਲੱਕ ਟਕਰਾਣੀ ਤੇਰੇ ਨਾਲ ਮੈਂ ਨੱਚਣਾ ਇੱਥੋਂ ਹੀ।